ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾ ਤਪਤ ਪਈ ਸ਼ਾਂਤ ਪਰਸਤ ਪਾਪ ਨਠੇ ਅੰਧਕੂਪ ਮਹਿ ਗਲਤ ਥੇ ਕਾਟੇ ਦੇ ਹੱਥੇ ਮਹਾ ਤਪਤ ਤੇ ਪਈ ਸ਼ਾਂਤ ਪਰਸਤ ਪਾਪ ਨਠੇ ਅੰਧਕੂਪ ਮਹਿ ਗਲਤ ਥੇ ਕਾਟੇ ਦੇ ਹੱਥੇ ਉਨਕੀ ਰੇਨ ਜਿਨ ਭੇਟਤ ਹੋਵਤ ਸੁਖੀ ਜੀ ਅਦਾਨ ਦੇਨ ਬਸਤ ਸੰਗ ਹਰ ਸਾਧਕ ਪੂਰਨ ਆਸਾਈ ਪੈ ਬਿਨ ਸੇ ਤਿਹੋ ਲੋਕ ਕੇ ਪਾਏ ਸੁਖ ਥਾਨ ਕਰੀ ਸਮਰੱਥ ਗੁਰ ਬਸਿਆ ਮਨ ਨਾਮ ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਨ ਕਰ ਪ੍ਰਭ ਹਰ ਅਗਮ ਅਪਾਰ ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਨ ਕਰਨ ਸਮਰੱਥ ਪ੍ਰਭ ਹਰ ਅਗਮ ਅਪਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਾਵਲ ਮਹੱਲਾ ਪੰਜਵਾ ਮਹਾ ਤਪਤ ਤੇ ਪਈ ਸ਼ਾਂਤ ਪਰਸਤ ਪਾਪ ਨਾਠੇ ਅੰਧਕੂਪ ਮਹਿ ਗਲਤ ਥੇ ਕਾਡੇ ਦੇ ਹੱਥੇ।